ਲੱਗਦਾ ਇਸ਼ਾਰਾ ਅੱਖਦਾ ਨਾਕ ਵੱਲ ਖਾਂਦੀ ਮਟਕਦੀ ਜਾਂਦੀ ਪਰਾਂਦਾ ਡੰਗਦਾ ਜਾਨ ਸਾਡੀ ਮੰਗਦਾ ਕੁੜੀ ਦੀ ਮਲਕ ਚਲੀ ਨਾ ਜਾਂਦੀ ਨਖਰੇ ਤੇ ਨਖਰਾ ਪਾਰੂ ਅੱਤਦੀ ਤੂੰ ਲੱਗੇ ਮਜਾਜਣ ਤੱਕਦੀ ਐ ਕੂਰ ਕੂਰ ਕੇ ਹੋਵੇਂਗੀ ਵੱਕੀ ਪੰਜਾਬਣ ਪਰਾਂਦਾ ਲੱਕ ਤੇ ਤੇਰੇ ਮੇਲ ਦਾ ਜਾਂਦਾ ਨੱਚਦੀ ਦਾ ਸੋ ਸੋ ਅੜੀਏ ਲੱਕ ਤੇਰਾ ਝੂਟੇ ਖਾਂਦਾ ਇੱਕ ਪਾਸੇ ਕਾਲਾ ਪਰਾਂਦਾ ਲੱਕ ਤੇ ਤੇਰੇ ਮੇਲ ਦਾ ਜਾਂਦਾ ਨੱਚਦੀ ਦਾ ਸੋ ਸੋ ਅੜੀਏ ਲੱਕ ਤੇਰਾ ਝੂਟੇ ਖਾਂਦਾ ਡਰ ਸਨ ਪਾਵੇ ਉਹ ਟੁੱਟ ਨਾ ਜਾਵੇ ਨੀ ਲੱਕ ਤੇਰਾ ਕੱਚਦਾ ਉਹ ਅੱਜ ਨੀ ਬਚਦਾ ਰਹਿਣੀ ਸਰਨਾ ਦਿਲ ਤੇ ਉਹਦਾ ਨਾਂ ਲਿਖਵਾ ਲੈ ਲੱਭ ਲੈ ਅੱਜ ਜੇ ਸਤਾਰ ਨੂੰ ਉਮਰਾਂ ਦੀਆਂ ਸਾਂਝਾਂ ਪਾ ਲੈ ਕੱਲਿਆਂ ਰਹਿ ਰਹਿਣੀ ਸਰਨਾ ਦਿਲ ਤੇ ਉਹਦਾ ਨਾਂ ਲਿਖਵਾ ਲੈ ਲੱਭ ਲੈ ਫਿਰੇਂਗੀ।